ਸਾਂਭਲੇ ਆਪਣਾ ਖੇਸ ਤੇ ਪੂਰਾ ਨੀ ਤੂੰ ਵੱਲ ਖੇੜਿਆ ਦੇ ਜਾਵੀ ਦੇ ਜਵਾਬ ਅਸਾਂ ਘਰਾਂ ਨੂੰ ਚੱਲੀਏ ਇੱਥੇ ਟਿਕਣਾ ਮੁਨਾਸਿਬ ਨਾਹੀਂ ਆਲੇ ਸਾਂਭ ਲੈ ਹੋ ਆਲੇ ਸਾਂਭ ਲੈ ਆਲੇ ਸਾਂਭ ਲੈ ਹੋ ਆਲੇ ਸਾਂਭ ਲੈ ਆਲੇ ਸਾਂਭ ਲੈ ਹੋ ਆਲੇ ਸਾਂਭ ਲੈ ਸਦੇ ਦੀਏ ਨਾਰੇ ਸਾਤੋਂ ਨੀ ਮੱਝਾਂ ਚਾਰ ਹੁੰਦੀਆਂ ਹਾੜਾਂ ਨੀ ਮੱਝਾਂ ਚਾਰ ਹੁੰਦੀਆਂ ਸਾਤੋਂ ਨੀ ਮੱਝਾਂ ਚਾਰ ਹੁੰਦੀਆਂ ਹਾੜਾਂ ਨੀ ਮੱਝਾਂ ਚਾਰ ਹੁੰਦੀਆਂ ਲੈ ਸਾਂਭਲੇ ਸਦੇ ਦੀਏ ਨਾਰੇ ਸਾਤੋਂ ਨੀ ਮੱਝਾਂ ਚਾਰ ਹੁੰਦੀਆਂ ਹਾੜਾਂ ਨੀ ਮੱਝਾਂ ਚਾਰ ਮੱਝਾਂ ਚਾਰ ਹੁੰਦੀਆਂ ਸਾਥੋਂ ਨੀ ਮੱਝਾਂ